ਖੇਡੇ ਹੱਥਾਂ ਵਿੱਚ ਹਵਾ ਜੀ ਦਿਖਾਉਣ ਲੱਗ ਪਏ ਸਕੀਮਾਂ ਚੱਕਣੇ ਨੂੰ ਟਾਈਮ ਘਰੋਂ ਲਾਉਣ ਲੱਗ ਪਏ ਖੇਡੇ ਹੱਥਾਂ ਵਿੱਚ ਹਵਾ ਜੀ ਦਿਖਾਉਣ ਲੱਗ ਪਏ ਸਕੀਮਾਂ ਚੱਕਣੇ ਨੂੰ ਟਾਈਮ ਘਰੋਂ ਲਾਉਣ ਲੱਗ ਪਏ ਕਿਵੇਂ ਲੱਗ ਗਿਆ ਉਹ ਵਸੀਮਾ ਮੇਰੇ ਪਿੰਡ ਦਾ ਕਿਵੇਂ ਲੱਗ ਗਿਆ ਉਹ ਵਸੀਮਾ ਮੇਰੇ ਪਿੰਡ ਦਾ ਪੁੱਛੇ ਬਿਨਾਂ ਪੁਲਿਸ ਨਹੀਂ ਪਾਉਂਦੀ ਪਿੰਡ ਪੈਰ ਜੱਟ ਦੇ ਯਾਰ ਕਰਦਾ ਏ ਜੰਟੀ ਦਸਵੀਂ ਦੇ ਬਾਅਦ ਤੋਂ ਵੀਜ਼ਾ ਸਿੱਧਾ ਹੀ ਲਵਾਉਂਦਾ ਏ ਧਰਮ ਰਾਜ ਤੋਂ ਉਹ ਯਾਰ ਕਰਦਾ ਏ ਜੰਟੀ ਦਸਵੀਂ ਦੇ ਬਾਅਦ ਤੋਂ ਵੀਜ਼ਾ ਸਿੱਧਾ ਹੀ ਲਵਾਉਂਦਾ ਏ ਧਰਮ ਰਾਜ ਤੋਂ ਵਿੱਚ ਹੁੰਦੀ ਆ ਸਟੇ ਸ਼ਮਸ਼ਾਨ ਦੇ ਸੰਦੇ ਵੈਰੀਆਂ ਨੂੰ ਲੈਂਦੇ ਜਾਣ ਜਾਣ ਦੇ ਉਹ ਜਾਣ ਕੱਦੇ ਵੀ ਨਾ ਮੁੜਦੇ ਨੀ ਫੈਰ ਜੱਟ ਦੇ ਖੂਨ ਗੰਦਲਾ ਹੋਣਾ ਨੀ ਸਾਫ ਪੀ ਕੇ ਸਾਫੀਆਂ ਹਵਾ ਕਰਕੇ ਜਵਾਕ ਮੰਗਦੇ ਨੇ ਮਾਫੀਆਂ ਖੂਨ ਗੰਦਲਾ ਹੋਣਾ ਨੀ ਸਾਫ ਪੀ ਕੇ ਸਾਫੀਆਂ ਹਵਾ ਕਰਕੇ ਜਵਾਕ ਮੰਗਦੇ ਨੇ ਮਾਫੀਆਂ ਉਹ ਵੱਜੇ ਟੌਪ ਦਾ ਦੁਆਬੇ ਚ ਗਰੋਪਨੀ ਚੱਲੇ ਮਾਲਵੇ ਤੇ ਮੱਝ ਚ ਵੀ ਠੋਕਨੀ ਗੈਂਗ ਵਾਰ ਕਿਵੇਂ ਹੋ ਜੂਗੀ ਬਗੈਰ ਜੱਟ ਦੇ ਜੱਟ ਸੁੱਖਾ ਸੁੱਖਾ ਵੱਜੇ ਪਿੰਡ ਰਾਣੇ ਵਾਲ ਦਾ ਫਿਰ ਵੈਰੀਆਂ ਦੇ ਕਾਂ ਤੇ ਦੀਵੇ ਵਾਲਦਾ ਜਾਨਵਾਰੇ ਉੱਤੇ ਪੁੱਤ ਕਲੇਰਾਂ ਦਾ ਹੁੰਦਾ ਕਰਨਾ ਸ਼ਿਕਾਰ ਸ਼ਾਂ ਸ਼ੇਰਾਂ ਦਾ ਉਹ ਵੈਰੀ ਜਾਣ ਕੇ ਨੀ ਪੂਰੇ ਕਿਵੇਂ ਠਹਿਰ ਜੱਟ ਦੇ ਜਿਨ੍ਹਾਂ ਜਿਨ੍ਹਾਂ ਨਾਲ ਚੱਲਦੇ ਆ ਵੈਰ ਜੱਟ ਦੇ ਮਾਵਾਂ ਬੁੱਕਲਾਂ ਚ ਲੈ ਕੇ ਪੁੱਤ ਸੌਂਦੀਆਂ ਜਿਨ੍ਹਾਂ ਜਿਨ੍ਹਾਂ